ਆ ਪਹੁੰਚੇ ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ ਨਾ ਵੇਖਦੇ ਮਹਿੰਦੀ ਸੱਜਣਾ ਦੇ ਹੱਥ ਕੈਰਾਂ ਦੀ ਨਾ ਪੈਰਾਂ ਦੇ ਵਿੱਚ ਕੋਈ ਵੀ ਛਾਲਾ ਪੈਣਾ ਸੀ ਕਿਉਂ ਮੁੜਦੇ ਮੁੜਦੇ ਓ ਕਿਉਂ ਮੁੜਦੇ ਮੁੜਦੇ ਸੋਚਿਆ ਸੀ ਸੱਜਣ ਸਾਡੇ ਨੇ ਇਸ ਆਸ ਹਾਰੇ ਜਿਉਂਦੇ ਸਾ ਸੱਜਣ ਸਾਡੇ ਨੇ ਇਸ ਆਸ ਹਾਰੇ ਜਿਉਂਦੇ ਸਾ ਹਰ ਸਾਹ ਨਾਲ ਪੱਥਰ ਵਰ ਗਿਆ ਨੂੰ ਅਸੀਂ ਰੱਬ ਦੇ ਵਾਂਗ ਤੇ ਆਉਂਦੇ ਸਾ ਨਾ ਟੁੱਟਦਾ ਸਾਡਾ ਨਾ ਟੁੱਟਦਾ ਸਾਡਾ ਵਹਿਮ ਸੰਭਾਲਿਆ ਉਮਰਾਂ ਦਾ ਨਾ ਮੈਲ ਆਸ ਦਾ ਵਿੱਚ ਪਲਾਂ ਦੇ ਟਹਿਣਾ ਸੀ ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ ਕਿਉਂ ਮੁੜਦੇ ਮੁੜਦੇ ਓ ਕਿਉਂ ਮੁੜਦੇ ਮੁੜਦੇ ਚੁਬਾਰਾ ਸੱਜਣਾ ਦਾ ਇਹਦੀ ਰਾਹ ਵੱਲ ਖੁੱਲਦੀ ਬਾਰੀ ਸੀ ਇਸ ਬਾਰੀ ਚੋਂ ਚੰਨ ਚੜ ਜਾਂਦਾ ਜਦ ਖੂੜੀ ਲੱਗੀ ਯਾਰੀ ਸੀ ਬੰਦ ਹੋ ਗਈ ਬਾਰੀ ਬੰਦ ਹੋ ਗਈ ਬਾਰੀ ਚੰਨ ਹੋਰ ਥਾਂ ਜਾ ਚੜਿਆ ਅਸੀਂ ਜਿਉਂਦੀ ਜਾਣੇ ਇਹ ਕਾਟਾ ਵੀ ਸਹਿਣਾ ਸੀ ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ ਕਿਉਂ ਮੁੜਦੇ ਮੁੜਦੇ ਓ ਕਿਉਂ ਮੁੜਦੇ ਮੁੜਦੇ ਜਾਵੇ ਪੀੜ ਜਰੀ ਜਿੰਦ ਕੱਲੀ ਤੇ ਦੁੱਖ ਜ਼ਿਆਦਾ ਨੇ ਹੁਣ ਹੋਰ ਨਾ ਜਾਵੇ ਪੀੜ ਜਰੀ ਜਿਸ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਉਸ ਜ਼ਿੰਦਗੀ ਨਾਲੋਂ ਮੌਤ ਖਰੀ ਜੇ ਥੋੜੀਆਂ ਖੁਸ਼ੀਆਂ ਜੇ ਥੋੜੀਆਂ ਖੁਸ਼ੀਆਂ ਵੀ ਮਿਲ ਜਾਂਦੀਆਂ ਮੰਗਲ ਨੂੰ ਉਹਨੇ ਰਾਣੀ ਮੌਤ ਨੂੰ ਮਿਲਣ ਲਈ ਨਾ ਕਹਿਣਾ ਸੀ ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ ਨਾ ਵੇਖਦੇ ਮਹਿੰਦੀ ਸੱਜਣਾ ਦੇ ਹੱਥ ਕੈਰਾਂ ਦੀ ਨਾ ਪੈਰਾਂ ਦੇ ਵਿੱਚ ਕੋਈ ਵੀ ਛਾਲਾ ਪੈਣਾ ਸੀ ਕਿਉਂ ਮੁੜਦੇ ਮੁੜਦੇ ਓ ਕਿਉਂ ਮੁੜਦੇ ਮੁੜਦੇ ਕਿਉਂ ਮੁੜਦੇ ਮੁੜਦੇ